ਕਰੀ ਮਾਰੋ ਹਿੰਮਤ ਵਿਚਾਰੀ, ਜੇ ਨਾ ਹੱਥ ਆਵੇ ਮਾੜੀ ਲੇਖਾਂ ਦੀ ਏ ਸਾਰੀ। ਦਿੰਦੇ ਆ ਸਲਾਹਾਂ ਸਾਰੇ ਜਾ ਵਲੈਤ ਨੂੰ, ਭਾਵੇਂ ਜਾ ਕਨੇਡਾ ਭਾਵੇਂ ਜਾ ਕੁਵੈਤ ਨੂੰ, ਵੇਲਿਆਂ ਨੂੰ ਤੰਗੀਆਂ ਵੀ ਖਾਣ ਵੱਢ ਕੇ, ਦੱਸੋ ਕਿਵੇਂ ਲਾਵਾਂ ਹੇਠਾਂ ਉਹ ਅਸਾਂ ਦੇ ਚੰਦ ਨੂੰ। ਕਾਹਤੋਂ ਕਰਾਂ ਮੈਂ ਫਰੰਗੀਆਂ ਦੇ ਹੇਠਾਂ ਕੰਮ ਨੂੰ, ਜ਼ਿੰਦ ਵਾਰ ਕੇ ਬਚਾਊਂਗਾ ਬਾਪੂ ਦੇ ਚੰਮ ਨੂੰ। ਕਾਹਤੋਂ ਕਰਾਂ ਮੈਂ ਫਰੰਗੀਆਂ ਦੇ ਹੇਠਾਂ ਕੰਮ ਨੂੰ, ਜ਼ਿੰਦ ਵਾਰ ਕੇ ਬਚਾਊਂਗਾ ਬਾਪੂ ਦੇ ਚੰਮ ਨੂੰ। ਮੱਥਾ ਪੂਰਾ ਬੇਹਸਾਬੀ ਨੂੰ, ਕਹਿੰਦੇ ਪੜੋ ਸਾਰੇ ਲਾਜ਼ਮੀ ਪੰਜਾਬੀ ਨੂੰ, ਪੂਰੇ ਦਸਾਂ ਦਾ ਹੈ ਨੋਟ ਲੱਗੂ ਫਾਈਨ ਦਾ, ਤੇ ਬੱਚੇ ਤੁਸਾਂ ਲੈਕਚਰ ਨਾ ਲੀਂਦਾ ਸਾਈਨ ਦਾ। ਨਿੱਕੀ ਬੈਠੀ ਅਖਬਾਰੀ ਉੱਤੋਂ ਪੈ ਗਈ ਜ਼ਿੰਮੇਵਾਰੀ, ਰੱਬਾ ਕਿੱਥੇ ਮੈਂ ਚਲਾਵਾਂ ਆ ਕਿਤਾਬੀ ਬੰਬ ਨੂੰ। ਕਾਹਤੋਂ ਕਰਾਂ ਮੈਂ ਫਰੰਗੀਆਂ ਦੇ ਹੇਠਾਂ ਕੰਮ ਨੂੰ, ਜ਼ਿੰਦ ਵਾਰ ਕੇ ਬਚਾਊਂਗਾ ਬਾਪੂ ਦੇ ਚੰਮ ਨੂੰ। ਕਾਹਤੋਂ ਕਰਾਂ ਮੈਂ ਫਰੰਗੀਆਂ ਦੇ ਹੇਠਾਂ ਕੰਮ ਨੂੰ, ਜ਼ਿੰਦ ਵਾਰ ਕੇ ਬਚਾਊਂਗਾ ਬਾਪੂ ਦੇ ਚੰਮ ਨੂੰ। ਬੇਬੇ ਨੂੰ ਚਾ ਪੂਰਾ ਪੁੱਤ ਲੱਗੀ ਜੋਬ ਦਾ, ਬਾਰਵੀਂ ਨਾ ਵਿਸ਼ਾ ਮੰਗਿਆ ਹਿਸਾਬ ਦਾ, ਸਿੰਪਲ ਚ ਕੀਤੀ ਬਾਰਵੀਂ ਜਨਾਬ ਨੇ, ਦੱਸੋ ਕਿੱਥੋਂ ਲਾਵਾਂ ਅੰਕ ਮੈਂ ਹਿਸਾਬ ਦੇ। ਚੰਦਨ ਦਾ ਨੀਜਾ ਸਰਕਾਰ ਵੀ ਮਰੇ, ਦੱਸੋ ਕਿਵੇਂ ਟੱਪਾ ਲੱਗੀ ਸਰਕਾਰੀ ਕੰਧ ਨੂੰ, ਸਰਕਾਰੀ ਕੰਧ ਲੱਗੀ ਸਰਕਾਰੀ ਕੰਧ ਨੂੰ। ਕਾਹਤੋਂ ਕਰਾਂ ਮੈਂ ਫਰੰਗੀਆਂ ਦੇ ਹੇਠਾਂ ਕੰਮ ਨੂੰ, ਜ਼ਿੰਦ ਵਾਰ ਕੇ ਬਚਾਊਂਗਾ ਬਾਪੂ ਦੇ ਚੰਮ ਨੂੰ। ਕਾਹਤੋਂ ਕਰਾਂ ਮੈਂ ਫਰੰਗੀਆਂ ਦੇ ਹੇਠਾਂ ਕੰਮ ਨੂੰ, ਬਾਪੂ ਦੇ ਚੰਮ ਨੂੰ। ਲਿਖ ਲਿਖ ਭਰਾ ਪੜ ਕੇ ਕਿਤਾਬ ਨੂੰ, ਗੁਰੀ ਮਾਰੇ ਤਾਂ ਛੂਹੇ ਨਾ ਸ਼ਰਾਬ ਨੂੰ, ਖੱਟੀ ਬਦਨਾਮੀ ਖਲੀਆਂ ਵਿਚਾਰ ਤੋਂ, ਬਾਪੂ ਮਾਰੇ ਤਾਂ ਨੇ ਵੇਲਾ ਐਤਵਾਰ ਤੋਂ।